ਨੱਚ ਦੇਵੇ ਕੰਧੇ ਤੇਰੇ ਨੱਚਦਾ ਵੇ ਮੇਰਾ ਸੀਨਾ ਧੋਏਂਗੇ ਈਮਾਨ ਕੈਸੇ ਦਿਲ ਕੇ ਦੋਨੋਂ ਨਾ ਬੀਨਾ ਨੱਚਦਾ ਕੁਫਰਾ ਨੱਚਦਾ ਸ਼ੁਕਰਾ ਨੱਚਦਾ ਵੇ ਬੰਦਾ ਤੇਰਾ ਨੱਚਦਾ ਵੇ ਮੇਰਾ ਔਲੀਆ ਨੱਚਦਾ ਕੁਫਰਾ ਨੱਚਦਾ ਸ਼ੁਕਰਾ ਨੱਚਦਾ ਵੇ ਬੰਦਾ ਤੇਰਾ ਨੱਚਦਾ ਵੇ ਮੇਰਾ ਔਲੀਆ ਨੱਚਦੇ ਵੇ ਇਸ਼ਕ ਯੇ ਮੇਰੇ ਨੱਚਦਾ ਵੇ ਇਸ਼ਕ ਤੁਮਹਾਰਾ ਚੰਦਾ ਵੀ ਤੋੜ ਕੇ ਤਾਰੇ ਨੱਚਦਾ ਵੇ ਮਾਰਾ ਮਾਰਾ ਨੱਚਦਾ ਬਾਦਲ ਨੱਚਦਾ ਸਾਵਨ ਨੱਚਦਾ ਆਖੋਂ ਕਾ ਕਾਜਲ ਨੱਚਦਾ ਵਸ਼ ਖਾ ਕੇ ਆਸਮਾਂ ਨੱਚਦਾ ਬਾਦਲ ਨੱਚਦਾ ਸਾਵਨ ਨੱਚਦਾ ਆਖੋਂ ਕਾ ਕਾਜਲ ਨੱਚਦਾ ਵਸ਼ ਖਾ ਕੇ ਆਸਮਾਂ ਕੰਧੇ ਮੇਰੇ ਨੱਚਦਾ ਵੇ ਤੇਰਾ ਸੀਨਾ ਧੋਏਂਗੇ ਈਮਾਨ ਕੈਸੇ ਦਿਲ ਗਏ ਦੋਨੋਂ ਨਾ ਬੀਨਾ ਕੁਫਰ ਵੀ ਨੱਚਦਾ ਸ਼ੁਕਰ ਵੀ ਨੱਚਦਾ ਨੱਚਦਾ ਵੇ ਬੰਦਾ ਤੇਰਾ ਨੱਚਦਾ ਵੇ ਮੇਰਾ ਔਲੀਆ ਨੂਨ ਵੀ ਨੱਚਦਾ ਮੀਮ ਵੀ ਨੱਚਦਾ ਨੱਚਦਾ ਵੇ ਦੀਨੋ ਦੁਨੀਆ ਨੱਚਦਾ ਵਸ਼ ਖਾ ਕੇ ਆਸਮਾਂ ਸੱਚ ਮੈਂ ਤੇ ਕਹਿਣਾ ਪਾਊਂਗਾ ਸੱਚ ਤੂੰ ਸਹਿਣਾ ਪਾਏਗਾ ਵੇ ਮੇਰੇ ਸਾਈ ਨਾਮ ਪੇ ਤੇਰੇ ਜਾਨ ਦੇਤਾ ਜਾਊਂਗਾ ਵੇ ਮੇਰੇ ਸਾਈ ਹੋ ਸੱਚ ਮੈਂ ਤੇ ਕਹਿਣਾ ਪਾਊਂਗਾ ਸੱਚ ਤੂੰ ਸਹਿਣਾ ਪਾਏਗਾ ਵੇ ਮੇਰੇ ਸਾਈ ਨਾਮ ਪੇ ਤੇਰੇ ਜਾਨ ਦੇਤਾ ਜਾਊਂਗਾ ਵੇ ਮੇਰੇ ਸਾਈ ਨੱਚਦਾ ਵੇ ਝੂਲਾ ਮੇਰਾ ਨੱਚਦਾ ਵੇ ਚੌਂਕਾ ਤੇਰਾ ਬੁਝਤੇ ਬੁਝਤੇ ਵੇ ਪੂਛੇ ਟੂਟੇਗਾ ਕਬ ਯੇ ਫਾਕਾ ਭੁੱਖ ਵੀ ਨੱਚਦੀ ਪਿਆਸ ਵੀ ਨੱਚਦੀ ਨੱਚਦੀ ਵੇ ਆ ਗਈ ਮੇਰੀ ਨੱਚਦੀ ਵੇ ਤੇਰੀ ਰੋਟੀਆਂ ਪਿਆਲੀ ਨੱਚਦੀ ਪਿਆਲਾ ਨੱਚਦਾ ਨੱਚਦਾ ਵੇ ਹਾਲਾ ਮੇਰਾ ਨੱਚਦਾ ਗਸ਼ ਖਾ ਕੇ ਆਸਮਾਂ